ਤਾਂ ਦੱਸ ਵੀ ਨਹੀਂ ਹੋਣਾ ਸਾਹਮਣੇ ਤਾਂ ਬਹਿ ਕੇ ਤੇ ਤੋਂ ਹੱਸ ਵੀ ਨਹੀਂ ਹੋਣਾ ਪੁੱਛ ਵੀ ਨਹੀਂ ਹੋਣਾ ਤੇ ਤੋਂ ਦੱਸ ਵੀ ਨਹੀਂ ਹੋਣਾ ਸਾਹਮਣੇ ਤਾਂ ਬਹਿ ਕੇ ਤੇ ਤੋਂ ਹੱਸ ਵੀ ਨਹੀਂ ਹੋਣਾ ਏਦਾਂ ਨਹੀਂ ਪੈਂਦੀਆਂ ਪਰੀਤਾ ਬਿਲੋ ਗੂੜੀਆਂ ਜਾਣ ਜਾਣ ਲੰਘੇ ਜਣ ਗਿਆ ਗੇ ਕਦ ਚੂੜੀਆਂ ਜਾਣ ਜਾਣ ਲੰਘੇ ਜਣ ਗਿਆ ਗੇ ਕਦ ਚੂੜੀਆਂ ਝੂਠੀ ਮੁੱਠੀ ਸਿੱਖ ਲੈ ਸਿਫਤ ਬਿਲੋ ਕਰਨੀ ਪਾਣੀਆਂ ਦੇ ਪੈੜ ਵਿੱਚ ਪੈੜ ਸਿੱਖ ਧਰਨੀ ਝੂਠੀ ਮੁੱਠੀ ਸਿੱਖ ਲੈ ਸਿਫਤ ਬਿਲੋ ਕਰਨੀ ਭਾਈ ਕਾਤੋ ਰੱਖਦੀ ਤੂੰ ਮੱਥੇ ਤੇ ਤਿਉੜੀਆਂ ਜਾਣ ਜਾਣ ਲੰਘੇ ਜਣ ਗਿਆ ਗੇ ਕਦ ਚੂੜੀਆਂ ਜਾਣ ਜਾਣ ਲੰਘੇ ਜਣ ਗਿਆ ਗੇ ਕਦ ਚੂੜੀਆਂ ਕਦ ਚੂੜੀਆਂ ਚੂੜੀਆਂ ਜਾਣ ਜਾਣ ਲੰਘੇ ਜਣ ਕਿਆ ਗੇ ਕਦ ਚੂੜੀਆਂ।